ਦਿਲ ਖਾ ਬੜੀ ਤੇਜ਼ ਭਾਗੇ ਰੇ ਮਨਮਾ ਇਮੋਸ਼ਨ ਜਾਗੇ ਰੇ ਮਨਮਾ ਇਮੋਸ਼ਨ ਜਾਗੇ ਮਨਮਾ ਇਮੋਸ਼ਨ ਜਾਗੇ ਰੇ ਮਨਮਾ ਇਮੋਸ਼ਨ ਜਾਗੇ ਦਿਲ ਜਗਾ ਸੇ ਹਿਲ ਗਿਆ ਰੇ ਦਿਲ ਜਗਾ ਸੇ ਹਿਲ ਗਿਆ ਰੇ ਟੁਕੜੋ ਮੈਂ ਨਿਕਲਾ ਰੇ ਦਿਲ ਕਾ ਛਿਲਕਾ ਤੂਨੇ ਫੇਂਕਾ ਖਾ ਕੇ ਰੇ ਮਨਮਾ ਇਮੋਸ਼ਨ ਜਾਗੇ ਰੇ ਮਨਮਾ ਇਮੋਸ਼ਨ ਜਾਗੇ ਮਨਮਾ ਇਮੋਸ਼ਨ ਜਾਗੇ ਰੇ ਮਨਮਾ ਇਮੋਸ਼ਨ ਜਾਗੇ दिल की फंसी है नैया मझधार में सुन ले विस्तार में हो लुट गया प्यार में ये तो बता दे मेरे जज्बात का इतना कम रेट क्यों है तेरे बाजार में करके वादा क्यों ना आई करके वादा क्यों ना आई हुआ दिल का जगराता हल्का फुल्का साधो का खाके रे मनमा इमोशन जागे रे मनमा इमोशन जागे मनमा इमोशन जागे रे मनमा इमोशन जागे सैया मेरा देसी टिपिकल सैया पीपल की ठंडी छैया मैं नाचे ता ता